ਮਿੱਤਰਾਂ ਦੀ ਸ਼ਾਨਦਾਰ ਕਾਮਯਾਬੀ ਤੇ ਆਪਣੇ ਸਰੋਤਿਆਂ ਦੀ ਜ਼ਬਰਦਸਤ ਮੰਗ ਉਤੇ ਸਿਮਰਨ ਵੀਡੀਓ ਪੇਸ਼ ਕਰਦੇ ਨੇ ਮਹਿਫਿਲ ਮਿੱਤਰਾਂ ਦੀ ਪਾਗ ਦੂਜਾ, ਜਿਸ ਵਿੱਚ ਤੁਸੀਂ ਵੇਖੋਗੇ ਹਰਮਨ ਪਿਆਰੇ ਕਲਾਕਾਰ ਮੁਹੰਮਦ ਸਦੀਕ, ਰਣਜੀਤ ਕੌਰ, ਦੀਦਾਰ ਸੰਧੂ, ਪੰਜਾਬ ਦੀ ਕੋਇਲ ਸੁਰਿੰਦਰ ਕੌਰ ਤੇ ਹੋਰ ਕਈ ਨਾਮੀ ਕਲਾਕਾਰ, ਇਸ ਦੇ ਨਾਲ ਹੀ ਜਗਤ ਪ੍ਰਸਿੱਧ ਭੰਗੜਾ। ਹੋਰ ਸ਼ਰਾਬ ਪੀ ਕੇ ਉਹਨੇ ਜਪਜੀ ਸਾਹਿਬ ਦਾ ਪਾਠ ਕਰਨਾ, ਉਹਨੂੰ ਗਾਲਾਂ ਹੀ ਕੱਢਣੀਆਂ ਤਾਂ ਕੁੱਕੂ ਮਾਰ। ਇੰਨੇ ਵਿੱਚ ਮੈਂ ਹੁਬਕੇ ਤੋਂ ਲੈ ਟਿਕਟ ਕਰਾ ਦਿੱਤਾ।